ਇਹ ਕਹਾਣੀ ਹੈ ਫੌਜੀ ਦੇ ਖੋਜ ਦੀ ਉਹਦੀ ਆਪਣੀ ਪਹਿਚਾਣ ਲਈ देखो रात जशन दी थोड़े बोते देखो गैंगस्टर फन दी गैंगस्टर्स मेरे यारा नू ना रोको वेरी जिते मिले ओनू ते ठोको पैग पटे यारा शेर जे बुड्ढा हो जाए आदम खोर हो जंदा काली मैनू पई मेरी यूके दी फ्लैट है फ्लैट मैं चलौनी क्योंकि जट अज टैट है गला बहुत हो गई अंगद ਹੁਣ ਜਵਾਬ ਦੇਣ ਦਾ ਵੇਲਾ ਆ ਗਿਆ ਇਦਾਂ ਕਤਲ ਕਰੂੰਗਾ ਕਿ ਦੁਨੀਆ ਯਾਦ ਰੱਖੂਗੀ ਅੱਜ ਵੀ ਨਾ ਨੱਚੇ ਉਹਦੀ ਸ਼ਾਮਤ ਆਈ ਹੈ ਕੋਕਲਾ ਜੀ ਬਾਕੀ ਜੁਮੇ ਰਾਤ ਆਈ ਹੈ ਜਿਹੜਾ ਅੱਜ ਵੀ ਨਾ ਨੱਚੇ ਉਹਦੀ ਸ਼ਾਮਤ ਆਈ ਹੈ ਜਿੱਦਾਂ ਦਾ ਤੇਰਾ ਨਾਂ ਉਦਾਂ ਦਾ ਤੇਰਾ ਕੰਮ